ਤੱਕਦਾ ਰਿਹਾ ਤੇਰੀ ਰਾਹ ਚੱਲਦਾ ਜਨਾਬ ਕਦੇ ਕਹਿੰਦੀ ਮੰਮੀ ਪਾਪਾ ਕੋਲ ਸੀ ਕਦੀ ਕਹਿੰਦੀ ਜਦੋਂ ਫੋਨ ਦੀ ਬੈਟਰੀ ਮੁੱਕ ਗਈ ਕਦੋਂ ਘਰ ਦੀ ਚਲਾਕੀ ਯਾਰੀ ਕਹਿੰਦੇ ਯਾਰੀ ਟੁੱਟ ਗਈ ਕਹਿੰਦੇ ਯਾਰੀ ਟੁੱਟ ਗਈ ਟੁੱਟ ਗਈ Oh,